सतनाम श्री वाहे गुरु साहिब जी राग सुही महला अष्टपदिया एक ओंकार सतगुर प्रसाद नामे ही ते सब किस होआ बिन सतगुर नाम न जापै गुर का शब्द महारस मीठा बिन चाखै साध न जापै किस होआ बिन सतगुर नाम न जापै गुर का शब्द महारस मीठा बिन चाखै साध न जापै कौडी बदले जन्म गवाया कीनस नाही आपै गुरमुख होवै ताइको जानै हौमै दुख न संतापै बलहारी गुर अपने विटहो जिन साचे स्यों लिवलाई शब्द चीन आत्म पर गात्या सहजे रहया समाई रहा गुरमुख गावे गुरमुख बूझै गुरमुख शब्द विचारे जियो पिंड सब गुरते उपजै गुरमुख कारज सवारे मनमुख अंधा अंध कमावै दिख खट्टे संसारे माया मोहे सदा दुख पाए बिन गुर अत प्यारे सोई सेवक जे सतगुर सेवे चालै सतगुर पाए साचा शब्द सिफत है साची साचा मन वसाए ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਭਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਦਿਖ ਬੀਜੈ ਦਿਖ ਖਾਏ ਜਮ ਕਾਲ ਵਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਭਾਏ जो इच्छा सो फल पाए, नानक तिसदा सब किश होवै, जे विच्चो आप गवाए, नाम त्याए तां सतगुर पाए, जो इच्छा सो फल पाए, नानक तिसदा सब किश होवै, जे विच्चो आप गवाए। वाहिगुरु जी का खालसा, वाहिगुरु जी की फतेह। राग सूही महला तीजा, घर पहला अष्टपदिया, एक ओंकार सतगुरु प्रसाद। नामे ही ते सब किश होआ, बिन सतगुरु नाम न जापै, गुर का शब्द महारस मीठा, बिन चाखै साध न जापै।